ਕਹਿੰਦੀ ਸਾਡੀ ਕੁੱਲ ਦੇ ਵਿੱਚ ਕਿਹਨੇ ਰਾਮ ਦਾ ਨਾਮ ਲਿਆ ਸੀ? ਸੋ ਮੇਰਾ ਮਤਲਬ ਕਹਿਣ ਦਾ, ਉਹਨਾਂ ਇੰਨੀ ਮਿਹਨਤ ਕੀਤੀ ਭਗਵਤ ਪੀਰ, ਅਤੇ ਸਖ਼ਤ ਸਿਮਰਨ ਕੀ ਕਟੀ ਕਾਲ ਪੈ ਫਾਸੀ, ਅਤੇ ਦਾਸ ਕਮੀਰ ਚੜ੍ਹਿਓ ਗੜ ਉੱਪਰ ਰਾਜ ਲਿਓ ਅਵਨਾਸੀ। ਅਤੇ ਘਰ ਦੀ ਆਰਥਿਕ ਅਵਸਥਾ ਕਿੱਦਾਂ ਦੀ ਸੀ? ਉਹ ਮਾਈ ਕਹਿੰਦੀ ਇੱਕ ਦੋ ਮੰਦਰ ਅਤੇ ਇੱਕ ਦੋ ਬਾਟ, ਇੱਕ ਦੋ ਤਾਂ ਘਰ ਆਏ ਬੈਠੇ ਆ, ਅਤੇ ਇੱਕ ਦੋ ਰਾਹ ਦੇ ਵਿੱਚ ਹੀ ਰਸਤਾ ਪੁੱਛਦੇ ਆਉਂਦੇ ਵੀ ਕਬੀਰ ਦਾ ਘਰ। ਇੱਕ ਦੋ ਮੰਦਰ ਇੱਕ ਦੋ ਬਾਟ, ਅਤੇ ਹਮਕੋ ਸਾਥਰ ਉਨਕੋ ਖਾਟ, ਟੁੱਟੀਆਂ ਮੰਜੀਆਂ ਦੋ ਤਿੰਨ ਜਿਹੜੀਆਂ ਘਰ 'ਚ ਸੀ, ਤਿੰਨ ਤਾਂ ਜੀ ਸੀ ਉਹ ਵਿਚਾਰੇ, ਤਿੰਨ ਚਾਰ ਉਹ ਕਹਿੰਦੇ ਸੰਤਾਂ ਨੂੰ ਦੇ ਦਿਓ ਅਤੇ ਸਾਨੂੰ ਕਹਿੰਦੇ ਤੁਸੀਂ, ਹਮਕੋ ਸਾਥਰ ਉਨਕੋ ਖਾਟ। ਤਾਂ ਫਿਰ ਪ੍ਰਸਾਦਾ ਛਕਾਉਣਾ ਸੀਗਾ ਘਰ ਆਏ ਨੂੰ, ਅਥਿਤੀ ਨੂੰ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਲਾ ਭਾਈ ਨੰਦ ਸਿੰਘ ਨੂੰ ਕਥਾ ਸੁਣਾਈ ਸੀ ਪਿਓ, ਕਬੂਤਰ ਅਤੇ ਕਬੂਤਰੀ ਨੇ ਆਪਣੇ ਘਰ ਅਥਿਤੀ ਸ਼ਿਕਾਰੀ ਆਇਆ ਸੀ, ਆਪਣਾ ਸਰੀਰ ਵੀ ਤਿਆਗ ਕੇ ਉਹਨਾਂ ਨੂੰ ਸ਼ਿਕਾਰਤਾ ਸੀ, ਹੁਣ ਪ੍ਰਸਾਦਾ ਛਕਾਉਣਾ। ਉਹ ਕਹਿੰਦੇ ਕਹਿੰਦੇ ਮੂੰਡ ਪਲੋਸ ਅਤੇ ਕਮਰਬੰਦ ਪੋਠੀ, ਮੂੰਡ ਪਲੋਸੇ ਹੋਏ ਹਨ ਅਤੇ ਇੱਥੇ ਕਮਰ 'ਚ ਗਾਤਰੇ ਪੋਥੀਆਂ ਪਾਈਆਂ ਹਨ, ਜਿਹੜਾ ਨਾਮਧਾਰੀਆਂ ਦੇ ਵੀ ਕਦੀ ਪਾਏ ਹੁੰਦੇ ਸੀ ਗਾਤਰੇ। ਕਿਉਂ ਕਿ ਮਾਲਾ ਅਤੇ ਗਾਤਰਾ ਇਹ ਭਜਨ ਬਾਣੀ ਤੋਂ ਕਦੀ ਨਹੀਂ ਸੀ ਖੁੰਝਦੇ, ਭਾਗਾਂ ਵਾਲੇ ਹਨ ਜਿਹੜੇ ਹੁਣ ਵੀ ਕਰਦੇ ਹਨ, ਬੀਜ ਨਾਸ ਨਹੀਂ, ਪਰ ਅਸੀਂ ਬਹੁਤੇ ਢਿੱਲੇ ਪੈ ਗਏ ਹਾਂ। ਜਿਹੜਾ ਗੁਰੂ ਰਾਮ ਸਿੰਘ ਜੀ ਨੇ ਕਿਹਾ ਸੀ ਕਿ ਪਿਛਲੀ ਰਾਤ ਉੱਠ ਕੇ ਗੜਬਾ ਲਿਜਾਇਆ ਕਰ ਮੈਦਾਨੇ ਹੋਏ ਆਉਣਾ, ਦੋ ਵਾਰੀ ਗੜਬਾ ਮਾਂਜਣਾ, ਮੈਦਾਨ ਬਸਤਰ ਲਾਹ ਕੇ ਜਾਣਾ, ਦਾਤਨ ਕਰਨੀ ਫਿਰ ਇਸ਼ਨਾਨ ਕਰਨਾ, ਬਾਣੀ ਪੜ੍ਹਨੀ ਜੇ ਕੰਠ ਨਾ ਹੋਵੇ ਤਾਂ ਕੰਠ ਕਰ ਲੈਣੀ, ਸਰਬ ਮਾਈ ਬੀਬੀ ਸਰਬ ਨੇ ਜਪ ਜਾਪ ਦੋਹਾਂ ਦੇ ਹਜ਼ਾਰੇ ਕੰਠ ਕਰਨੇ, ਰਹਿ ਰਾਹ ਸਾਰਤੀ ਸੋਹਿਲਾ ਏਤਨੀ ਤਾਂ ਕੰਠ ਕਰਨੀ ਜ਼ਰੂਰ, ਤਹਿਸੀਲ ਸੰਤੋਖ ਸਭ ਨੇ ਰੱਖਣਾ, ਭਜਨ ਅੱਠੇ ਪੈਰ ਕਰਨਾ ਗੁਰੂ ਸੱਚੇ ਦਾ। ਸੋ ਗੁਰਮੁਖੋ ਉਹ ਕਹਿੰਦੇ ਮੂੰਡ ਪਲੋਸ, ਕਮਰਬੰਦ ਪੋਥੀ, ਅਤੇ ਹਮਕੋ ਚਾਬਨ ਉਨਕੋ ਰੋਟੀ। ਆਟਾ ਥੋੜ੍ਹਾ ਜਿਹਾ ਸੀ, ਉਹ ਆਟਾ ਕਈ ਵਾਰੀ ਵਿਚਾਰੇ ਉਹ ਸੂਦ ਦੀ ਅੱਟੀ ਵੇਚਣ ਗਏ, ਤੋ ਰਸਤੇ 'ਚ ਮਹਾਰਾਜ ਨੇ ਪ੍ਰੀਖਿਆ ਕਰਨ ਦੇ ਵਾਸਤੇ ਉਹ ਅੱਟੀ ਦੇ ਜਿਹੜੇ ਚਾਰ ਕੁਟਾਕੇ ਕੌਡਾਂ ਮਿਲੀਆਂ ਸੀ ਉਹ ਵੀ ਲੈ ਕੇ ਚਲੇ ਗਏ, ਅਤੇ ਕਬੀਰ ਸਾਹਿਬ ਬਾਹਰ ਹੀ ਲੁੱਕ ਗਏ। ਘਰ ਹੁਣ ਕੀ ਲਿਆਉਣ ਉਹਨਾਂ ਕਾਟਾ? ਕਹਿੰਦੇ ਸਾਨੂੰ ਕਹਿੰਦੇ ਭੱਠੀਆਂ ਅਜੇ ਤਪਦੀਆਂ, ਹੁਣ ਤਾਂ ਤਪਣੋਂ ਹਟ ਗਈਆਂ, ਭੱਠੀਆਂ ਤਪਦੀਆਂ ਹੁੰਦੀਆਂ ਸੀ ਪੰਜਾਬ 'ਚ, ਭਾਈ ਭੱਠੀ ਤਪਦੀਏ, ਤੁਸੀਂ ਦਾਣੇ ਬਣਾ ਲਿਓ, ਹਮਕੋ ਚਾਬਨ ਉਨਕੋ ਰੋਟੀ ਪ੍ਰਸਾਦੇ ਸੰਤਾਂ ਨੂੰ ਛਕਾ ਦਿਓ। ਇਸ ਤਰ੍ਹਾਂ ਅਣਹੋਂਦਾ ਆਪ ਵਡਾਏ, ਕੋਈ ਐਸਾ ਭਗਤ ਕਹਾਏ ਕੋਲ ਹੈ ਨਹੀਂ ਫੇਰ ਵੀ ਜਿਹੜਾ ਗੁਰਮੁਖ ਨਾਮਦਾਨ ਇਸ਼ਨਾਨ, ਅਤੇ ਇੰਨੀ ਮਿਹਨਤ ਕਰ ਰਿਹਾ ਹੈ। ਅਤੇ ਮਾਈ ਕਹਿੰਦੀ ਹੈ ਭਾਈ, ਕਹਿੰਦੀ ਹਨ ਇਹ ਇਨ ਮੁੰਡੀਆ ਸਗਲੋ ਦਰਬ ਖੋਈ, ਅਤੇ ਆਵਤ ਜਾਤ ਨਾਕ ਸਰ ਹੋਈ। ਸਾਡਾ ਨੱਕ ਵਿੱਚ ਦਮ ਲਿਆ ਤਾ, ਪਰ ਉਹ ਨਾਮ ਜਪਦਾ ਹੈ, ਉਹ ਮੁਸ ਮੁਸ ਰੋਵੇ ਕਬੀਰ ਕੀ ਮਾਈ, ਇਹ ਬਾਲਕ ਕੈਸੇ ਜੀਵੇ ਰਗ ਰਾਈ। ਅਤੇ ਪਰ ਚੜ੍ਹਿਆ ਕਿੱਥੇ? ਕਹਿੰਦੇ ਹੁਣ ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਅਤੇ ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪੈ ਹੈ ਕੋ ਨਾ ਸਕੇ ਪਛਾਣੀ। ਸਾਨੂੰ ਵੀ ਉਹ ਗੁਰੂ ਨਾਨਕ ਦੇਵ ਨੇ ਉਹ ਨਾਮ ਜਿਹੜਾ ਕਿ ਜਦੋਂ ਉੱਥੇ ਚਲੋ ਲੰਕਾ ਨੂੰ ਜਾ ਰਹੇ ਹਨ, ਪਾਣੀ ਦੇ ਉੱਤੇ ਉਸੇ ਤਰ੍ਹਾਂ ਹੀ ਤੁਰੇ ਜਾਂਦੇ ਹਨ। ਪਹੁੰਚ ਗਏ ਉੱਥੇ, ਵਾਰਤਾ ਬੜੀਆਂ ਰਸਤੇ 'ਚ ਕਲਯੁਗ ਵੀ ਮਿਲਿਆ ਸੀ, ਪਹੁੰਚ ਗਏ ਉੱਥੇ ਝੰਡਾ ਵਾਢੀ, ਉਹ ਵੀ ਗੁਰਮੁਖੋ ਤੁਹਾਡੀ ਕੁੱਲ ਦੇ ਵਿੱਚੋਂ ਹੀ ਝੰਡਾ ਵਾਢੀ ਸੀ, ਪਤਾ ਨਹੀਂ ਇਸ ਕੁੱਲ ਨੂੰ ਕਿਉਂ ਸਤਿਗੁਰਾਂ ਨੇ ਮਹਾਨਤਾ ਦਿੱਤੀ। ਜੇ ਗੁਰੂ ਨਾਨਕ ਦੇਵ ਨੂੰ ਪਹਿਲਾਂ ਲੱਭਾ ਤਾਂ ਭਾਈ ਲਾ ਲਓ, ਉਹ ਵੀ ਨਾ ਕਿ ਸਾਡੇ ਸਾਡਾ ਤਖਾਣ ਭਾਈਚਾਰਾ ਹੀ ਲੱਭਾ। ਜੇ ਦੁਬਾਰਾ ਝੰਡਾ ਵਾਢੀ ਤਾਂ ਉਹ ਵੀ ਝੰਡਾ ਵਾਢੀ ਲੱਭਾ, ਅਤੇ ਜੇ ਗੁਰੂ ਰਾਮ ਸਿੰਘ ਨੂੰ ਨਾ ਕਹੇਗਾ ਬਾਰਵੇਂ ਪਾਤਸ਼ਾਹ ਨੂੰ, ਉਹਨਾਂ ਨੇ ਵੀ ਕਿਰਪਾ ਕਹਿੰਦੇ ਰਾਮ ਸਿੰਘ ਮੇਰੋ ਹੋਏ ਨਾਮਾਂ ਤਾਂ ਵਾਢੀ ਸੁੱਤ ਭੈਣੀ ਕੋ ਧਾਮਾਂ, ਮੇਰਾ ਵੀ ਨਾ ਕਿ ਵਾਢੀਆਂ ਦੀ ਸੁੱਤ ਨੂੰ। ਸੋ ਸਾਨੂੰ ਤਾਂ ਜੇ ਆਜ਼ਾਦੀ ਦਵਾਈ ਹਿੰਦੁਸਤਾਨ ਨੂੰ, ਉਹ ਵੀ ਰਾਮਗੜੀਓ, ਤੁਹਾਡੇ ਵਿੱਚੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੋਇਆ, ਅਤੇ ਉਹਨਾਂ ਨੇ ਆਜ਼ਾਦੀ ਦਾ ਪਹਿਲੇ ਨਾਂ ਕੀਗਾ ਬਿਗਲ ਵਜਾਇਆ, ਅਤੇ ਦੇਸ਼ ਆਜ਼ਾਦ ਹੋਇਆ। ਅੱਜ ਦੁਨੀਆ ਨੂੰ ਲੱਗੀ ਹੋਸ਼ ਆਉਣ ਕਿ ਬਾਪੂ ਜਿਹੜਾ ਸੀ ਉਹ ਅਸਲੀ ਤੌ ਲਫਜ਼ਾਂ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੀ, ਮਹਾਤਮਾ ਗਾਂਧੀ ਨਹੀਂ ਸੀ, ਕਿਉਂਕਿ ਉਹਨੇ 50 ਸਾਲ ਬਾਅਦ 'ਚ ਇਹ ਜਿਹੜੀ ਸੀ ਇਹ ਸਤਿਗੁਰਾਂ ਦੇ ਭੋਰੇ ਚੁੱਕ ਕੇ ਉਸ ਨੇ ਇਹ ਨਾ ਮਿਲਵਰਤਨ ਲਹਿਰ ਚਲਾਈ। ਉਹਨੇ ਸਕੂਲ ਨਹੀਂ ਬੰਦ ਕੀਤੇ, ਉਹਨੇ ਵਿਦੇਸ਼ੀ ਚੀਜ਼ਾਂ ਬਹੁਤੀਆਂ ਬੰਦ ਨਹੀਂ ਕੀਤੀਆਂ, ਉਹਨੇ ਚਰਖਾ ਸਿਰਫ ਕੱਤਿਆ, ਕਹਿੰਦਾ ਖੱਦਰ ਪਹਿਨੋ ਅਤੇ ਆਖੋ ਧੰਨ ਸਤਿਗੁਰੂ ਰਾਮ ਸਿੰਘ। ਸਤਿਗੁਰੂ ਰਾਮ ਸਿੰਘ ਜੀ ਨੇ ਕਿਹਾ ਨਾਮਧਾਰੀ ਰੇਲ 'ਤੇ ਨਾ ਚੜ੍ਹੇ ਇਹਨਾਂ ਦੀ ਬਣਾਈ ਉੱਤੇ, ਨਾਮਧਾਰੀ ਇਹਨਾਂ ਦੀ ਸੜਕ 'ਤੇ ਨਾ ਤੁਰੇ, ਨਾਮਧਾਰੀ ਇਹਨਾਂ ਦੀ ਡਾਕ ਵਿੱਚ ਚਿੱਠੀ ਨਾ ਪਾਏ ਕੂਕਾ ਪੋਸਟਲ, ਨਾਮਧਾਰੀ ਇਹਨਾਂ ਦੀ ਕਚਹਿਰੀ 'ਚ ਨਾ ਜਾਏ, ਨਾਮਧਾਰੀ ਇਹਨਾਂ ਦੇ ਸਕੂਲ 'ਚ ਨਾ ਪੜ੍ਹੇ। ਸਾਡੇ 'ਤੇ ਵੀ ਉਹ ਭਾਣਾ ਵਰਤਿਆ, ਮੈਂ ਛੋਟਾ ਸਾਂ, ਸਾਡੇ ਪਿਤਾ ਜੀ ਨੇ ਪਤਾ ਕਿੱਦਾਂ ਕਰਿਆ, 4 ਜਮਾਤਾਂ ਸਾਨੂੰ ਪੜ੍ਹਾਤੀਆਂ ਚੋਰੀ ਛੱਪੀ। ਬਾਬੇ ਸੂਬੇ ਨੇ, ਖੇਮ ਸਿੰਘ ਨੇ, ਉਹ ਆ ਜਾਣਾ ਤੀਏ ਦਿਨ, ਕਹਿਣਾ ਭਾਈ ਪ੍ਰੇਮ ਸਿੰਘ ਮੁੰਡੇ ਸਿੱਖ ਨਹੀਂ ਰਹਿਣੇ ਇਸ ਸਕੂਲ 'ਚ, ਉਹਨਾਂ ਬੱਚਿਆਂ ਦੇ ਨਾਲ ਖੇਲਣ ਨਹੀਂ ਸੀ ਦਿੱਤਾ ਜਾਂਦਾ। ਕਿਉਂਕਿ ਰੰਗ ਨਹੀਂ ਸੀ ਉਹ ਚੜ੍ਹਨ ਦਿੱਤਾ ਜਾਂਦਾ। ਹੁਣ ਸਾਡੇ ਬੱਚਿਆਂ ਦੇ ਕੀ ਅਖਤਿਆਰ ਹੈ? ਕੋਈ ਸਾਡਾ ਸਕੂਲ ਨਹੀਂ, ਕਿਤੇ ਇਹਨਾਂ ਨੂੰ ਸਿੱਖਿਆ ਨਹੀਂ ਮਿਲਦੀ, ਕੋਈ ਗੁਰਬਾਣੀ ਦਾ ਇਹਨਾਂ ਨੂੰ ਨਾ ਕੀਗਾ। ਗੁਰਬਾਣੀ ਇੰਨੀ ਰੋਚਕ ਹੈ, ਕਦੀ ਕੋਈ ਗੁਰਬਾਣੀ ਦਾ ਵਖਿਆਨ ਕਰਕੇ ਦੱਸੇ ਤਾਂ ਗੁਰਬਾਣੀ ਸੁਣਨ ਨੂੰ ਬੱਚੇ ਹਟ ਹੀ ਨਹੀਂ ਸਕਦੇ, ਕੋਈ ਦੱਸਣ ਯੋਗਾ ਹੀ ਨਹੀਂ। ਨਾ ਸਾਡੀ ਕੋਈ ਐਸੀ ਜਗ੍ਹਾ ਹੈ, ਅਸੀਂ ਉਹਨਾਂ ਬੱਚੇ ਸਾਡੇ ਉਹਨਾਂ ਸਕੂਲਾਂ 'ਚ ਪੜ੍ਹਦੇ, ਉਹਨਾਂ ਬੱਚਿਆਂ ਨਾਲ ਖੇਡਦੇ, ਉਹਨਾਂ ਵਰਗਾ ਸੌਂਦੇ, ਉਹਨਾਂ ਨੂੰ ਪਤਾ ਹੀ ਨਹੀਂ ਵੀ ਟੱਟੀ ਜਾ ਕੇ ਹੱਥ ਧੋਣ ਦਾ ਕੀ। ਅਤੇ ਮੇਰੇ ਸਤਿਗੁਰੂ ਗੋਬਿੰਦ ਸਿੰਘ ਕਹਿੰਦੇ ਹਨ ਕਿ ਜਮ ਜਮ ਨਹੀਂ ਮੱਝੇ ਆਛਾ ਤਾਂ ਜਲ ਲਿਆਓ ਮੂਤਰ ਕੇ ਪਾਛੇ, ਵੀ ਜਦੋਂ ਚੀਤਾ ਛੱਡੋ ਉਦੋਂ ਵੀ ਜਲ ਵਰਤੋ। ਰਹੋ ਵਿਚਾਰ, ਮੈਂ ਗੁਰੂ ਨਾਨਕ ਦੇਵ ਵਾਸਤੇ ਅਰਜ਼ ਕਰ ਰਿਹਾ ਸੀ, ਉੱਥੇ ਝੰਡੇ ਵਾਢੀ ਦੇ ਪਾਸ ਚਲੇ ਗਏ। ਇੱਦਾਂ ਵੀ ਸਾਖੀ ਲਿਖੀ ਹੈ। ਹੁਣ ਝੰਡੇ ਵਾਢੀ ਦੇ ਘਰ ਤਾਂ ਕੁਛ ਹੈ ਨਹੀਂ, ਸੇਵਾ ਕਰਨੀ ਹੈ, ਅਤੇ ਪਤਾ ਲੱਗਾ ਭਈ ਰਾਜੇ ਦਾ ਭਲਵਾਨ ਜਿਹੜਾ ਉਹਨੇ ਘੁਲਣਾ, ਉਹਦਾ ਨਾਂ ਸੀ ਮਸਕੀਨੀਆਂ, ਭਈ ਉਹਨੇ ਘੁਲਣਾ, ਭਈ ਢੱਠਣ ਵਾਲੇ ਨੂੰ 50 ਰੁਪਈਏ ਮਿਲਣੇ ਆ ਅਤੇ ਢਾਉਣ ਵਾਲੇ ਨੂੰ 100 ਮਿਲਣਾ। ਉਹ ਕਹਿੰਦਾ ਭਈ ਤਾਂ ਕਿਹੜੀ ਢਾਉਣਾ ਤਾਂ ਮੈਂ ਹੈ ਹੀ ਨਹੀਂ, ਢੱਠ ਜਾਊਂ 50 ਰੁਪਈਏ। ਉਹਨਾਂ ਦਿਨਾਂ 'ਚ ਅੱਜ ਕੱਲ੍ਹ ਦੇ 50,000 ਵਰਗੇ ਸੀ, ਰੁਪਈਏ ਦੀ ਕਣਕ ਮਾਣਕ ਪੱਕੀ ਆਉਂਦੀ ਸੀ ਮੇਰੇ ਸੁਰਤ 'ਚ। ਅਤੇ ਉਹ ਚਲਾ ਗਿਆ, ਜਿਸ ਵੇਲੇ 10-5 ਲਿਆ ਅਤੇ ਉਹ ਭਾਈ ਝੰਡਾ ਵਾਢੀ ਹੱਡੀਆਂ ਨਿਕਲੀ ਹੋਈਆਂ, ਬੁੱਕਲ ਜਿਹੀ ਮਾਰੀ ਹੋਈ, ਅਤੇ ਉਹ ਜਾ ਕੇ ਉਹ ਭਲਵਾਨ ਉਹਦੇ ਕੰਨ 'ਚ ਕਹਿੰਦਾ, ਉਹ ਭਲਿਆ ਲੋਕਾਂ, ਭਈ ਤੂੰ ਹੱਡੀਆਂ ਕਾਹਤੋਂ ਰਗੜਾਉਣ ਆਇਆ, ਵੀ ਮੇਰੇ ਤਾਂ ਥੱਲੇ ਆਇਆ, ਤੂੰ ਉੱਦਾਂ ਹੀ ਜਿਹਾ ਰੋਲਰ ਉੱਪਰੋਂ ਦੀ ਫਿਰ ਗਿਆ ਸੜਕ ਦੇ, ਅਤੇ ਜਿਹਾ ਮੈਂ ਫਿਰ ਗਿਆ, ਭਈ ਤੇਰੀ ਤਾਂ ਹੱਡੀ ਕੋਈ ਨਹੀਂ ਬਚਣੀ, ਵੀ ਇਹ ਗੱਲ ਕੀ ਆ? ਉਹ ਕਹਿੰਦਾ ਵੀ ਵਿੱਚੋਂ ਗੱਲ ਇਹ ਆ ਵੀ ਸੰਤ ਘਰ ਆਇਆ ਉਹ, ਵੀ ਮੇਰੇ ਘਰ ਇੱਕ ਟਕਾ ਵੀ ਹੈ ਨਹੀਂ, ਚੁਟਕੀ ਆਟੇ ਦਾ ਵੀ ਹੈ ਨਹੀਂ, ਅਤੇ ਮੈਂ ਉਹਨਾਂ ਦੀ ਸੇਵਾ ਕਰਨੀ ਹੈ। ਉਹ ਫਿਰ ਕਹਿੰਦਾ ਚੰਗਾ, ਵੀ ਮੇਰਾ ਵੀ ਹਿੱਸਾ ਪੈ ਜੂ, ਮੈਂ 2 ਤੇਰੇ ਨਾਲ ਪਕੜਾਂ ਕਰਕੇ ਡਿੱਗ ਪਊਂ, ਤੂੰ ਮੇਰੇ ਉੱਤੇ ਬੈਠ ਜਾਈ, ਭਈ ਤੈਨੂੰ 100 ਰੁਪਇਆ ਮਿਲ ਜਾਏਗਾ। ਆਖੋ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਉਹ ਸੇਵਾ ਕਰਨ ਦੇ ਵਾਸਤੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ, ਕਹੋ ਨਾਨਕ ਬਾਹ ਲੁਡਾਈਏ। ਦਰਗਾਹ ਦੇ ਵਿੱਚ ਬੈਸਣ ਤਾਂ ਹੀ ਮਿਲੇਗਾ ਜੇ ਸੇਵਾ ਕਰੋਗੇ। ਉਹ ਹੁਣ ਟੱਠ ਗਿਆ, ਹਾਲ ਹਾਲ ਹੋ ਗਈ ਵੀ ਗੱਲ ਕੀ ਹੋਈ, ਐਡਾ ਭਲਵਾਨ ਇੱਕ ਬੁੜੇ ਜਹਿ ਦੇ ਥੱਲੇ ਕੋਈ ਲੰਮਾ ਪੈ ਗਿਆ। ਉਹ ਕਿਸੇ ਨੂੰ ਗੱਲ ਦਾ ਨਾ ਪਤਾ ਲੱਗਾ। ਉਹ ਫਿਰ ਇਸ ਤਰ੍ਹਾਂ ਮੈਂ ਇਤਿਹਾਸ ਲੰਬਾ ਨਹੀਂ ਲਿਜਾਂਦਾ, ਉਹ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਉਸ ਨੂੰ ਮਸਕੀਨੀਏ ਨੂੰ ਲਿਆਇਆ, ਭਈ ਸੱਚੇ ਪਾਤਸ਼ਾਹ ਭਲਵਾਨ, ਮੈਂ ਤਾਂ ਮੇਰੇ ਪਾਸ ਤਾਂ ਕੌਡੀ ਵੀ ਨਹੀਂ ਸੀ, ਇਹ ਮੇਰੇ ਪਾਸ ਇਹਨੇ ਮੇਰੇ ਨਾਲ ਇੰਨੀ ਮਦਦ ਕੀਤੀ ਹੈ, ਤਾਂ ਉਹ ਵੀ ਨਿਹਾਲ ਹੋ ਗਿਆ। ਅਤੇ 5ਵੇਂ ਪਾਤਸ਼ਾਹ ਨੇ ਵਿੱਚ 12ਵੀਂ ਅਸ਼ਟਪਦੀ ਦੇ ਲਿਖ ਦਿੱਤਾ, ਕਹਿੰਦੇ ਸੁਖੀ ਬਸੇ ਮਸਕੀਨੀਆਂ ਅਤੇ ਆਪ ਨਿਵਾਰ ਤਲੇ ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ। ਤੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਸਦੇ ਘਰ ਡੇਰਾ ਲਾਇਆ, ਅਤੇ ਉੱਥੇ ਅੱਜ ਮੈਂ ਇੱਦਾਂ ਵੀ ਲੇਖ ਪੜ੍ਹਿਆ ਵੀ ਇਹ ਜਿਹੜੇ 4 ਅੱਖਰ ਸਤਿਗੁਰੂ ਜੀ ਨੇ ਬਣਾਏ ਹਨ, ਉਹ ਜਿਹੜਾ ਭਾਈ ਗੁਰਦਾਸ ਨੇ ਲਿਖਿਆ ਸੀ ਵਾਸਦੇਵ ਤੋਂ ਵਾਵਾ ਲਿਆ ਅਤੇ ਹਰੀ ਤੋਂ ਹਾਹਾ ਲਿਆ, ਇਸ ਦੀ ਵੀ ਨਿਖੇਧੀ ਅੱਜ ਸਾਡੇ ਵਿਦਵਾਨਾਂ ਨੇ ਕਰਤੀ। ਕਹਿੰਦੇ ਨਹੀਂ, ਇਹ ਤਾਂ ਪੁਰਾਣੇ ਕਲਪਨਾ ਹੈ, ਇਹ ਤਾਂ ਨਾ ਕੀਗਾ ਸਤਨਾਮ 'ਤੇ ਪਹਿਲਾਂ ਹੀ ਸੀ, ਸਤਨਾਮ ਤੇਰਾ ਪਰਾ ਪੂਰਵਲਾ, ਮੈਂ ਉਸ ਪਾਸੇ ਨਹੀਂ ਜਾਂਦਾ। ਆ ਸਾਡੀ ਜਿਹੜੀ ਐਨਕ ਹੈ ਇਹਦੇ 'ਚ ਦਵੈਸ਼ ਰੂਪੀ ਐਸੀ ਚੜ੍ਹ ਗਈ ਹੈ ਕਿ ਅਸੀਂ ਇਹਦੇ ਨਾਲ ਅਲੈਦਾ ਹੋਣਾ ਚਾਹੁੰਦੇ ਹਾਂ। ਹੁਣ ਗੁਰੂ ਨਾਨਕ ਗੁਰੂ ਚੌਥੇ ਪਾਤਸ਼ਾਹ ਕਹਿੰਦੇ ਹਨ ਜਾਤਨ ਜਾਤ ਦੇਖ ਮਤ ਭਰਮੋ, ਸੁਖ ਜਨਕ ਪਗੀ ਲਗ ਧਿਆਵੇਂਗੋ, ਅਤੇ ਜੂਠਨ ਜੂਠ ਪਰੀ ਸਿਰ ਉੱਪਰ ਖਿਨ ਮਨੂਆ ਤਿਲ ਨਾ ਡੁਲਾਵੇਂਗੋ। ਹੁਣ ਜਨਕ ਜੀ ਦੀ ਅਤੇ ਸੁਖਦੇਵ ਜੀ ਦੀ ਕਥਾ ਆ ਗਈ, ਇਹ ਵੀ ਪੁਰਾਣਿਕ ਕਥਾ ਸੀਗੀ। ਫਿਰ ਕਹਿੰਦੇ ਜਿਉਂ ਜਨ ਚੰਦਰ ਹਾਂਸ ਦੁਖਿਆ, ਤ੍ਰਿਸ਼ਟ ਬੁੱਧੀ ਆਪਣਾ ਘਰ ਲੁਕੀ ਜਾ ਰਹੇ। ਕਿਸੇ ਨੂੰ ਕੀ ਪਤਾ ਤ੍ਰਿਸ਼ਟ ਬੁੱਧੀ ਕੌਣ ਸੀਗਾ ਅਤੇ ਚੰਦਰ ਹਾਂਸ ਕੌਣ ਸੀ? ਤਾਂ ਇਸ 'ਤੇ ਇਹ ਅਸੀਂ ਇਸ ਤਰ੍ਹਾਂ ਦਾ ਅੱਗ ਲਾਉਣ ਵਾਲਾ ਪ੍ਰਚਾਰ ਕਰਦੇ, ਗੁਰਬਾਣੀ ਦਾ ਪ੍ਰਚਾਰ ਨਹੀਂ ਕਰਦੇ, ਮਗਰ ਝੰਡੇ ਵਾਢੀ ਦੇ ਪਾਸ ਉਹ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ, ਉਹਨਾਂ ਨੇ ਆ ਪਿੱਛੇ ਜਿਹਾ ਬੁੱਕ ਇੱਕ ਛਾਪੀ ਜਿਹੜੀ ਕਿ ਲਾਲ ਏ ਰਤਨ, ਉਹਦੇ ਵਿੱਚ ਇਹਨਾਂ 36 ਯੁੱਗਾਂ ਦੀ ਉਮਰ ਲਿਖ ਦਿੱਤੀ। ਬਹੁਤ ਵੱਡਾ ਪਰ ਉਪਕਾਰ ਕੀਤਾ ਅਸੀਂ, 36 ਯੁੱਗ 36 ਕੀ ਉਹ ਗੁਬਾਰਾ, ਪਾਠੀ ਜਨ ਜਾਣਦੇ ਹਨ, ਤਾੜੀ ਲਾਈ ਅਪਰ ਅਪਾਰਾ, ਤਦੋਂ ਹੋਰ ਨਾ ਕੋਈ ਆਪੇ ਕਰਤਾ ਪ੍ਰਗਟੜਾ, 36 ਯੁੱਗ ਗੁਬਾਰ ਸਾ ਆਪੇ ਗਣਤ ਕੀਨੀ, ਬਹੁਤ ਥਾਈ 36 ਯੁੱਗਾਂ ਦਾ ਜ਼ਿਕਰ ਆਉਂਦਾ। ਪਰ ਉਹ ਸਤਿਗੁਰੂ ਜਗਜੀਤ ਸਿੰਘ ਜੀ ਨੇ ਪੁਰਾਣੀ ਕੋਈ ਸਾਖੀ ਲੱਭ ਕੇ ਉਹਦੇ 36 ਯੁੱਗਾਂ ਦੇ ਨਾਂ ਲਿਖ ਦਿੱਤੇ ਔਰ ਉਹਨਾਂ ਦੀਆਂ ਉਮਰਾਂ ਲਿਖ ਦਿੱਤੀਆਂ, ਜਿਹੜੀਆਂ ਝੰਡੇ ਵਾਢੀ ਨੂੰ ਮੇਰੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸੁਣਾਈਆਂ, ਅਤੇ ਉਹਨਾਂ ਦਾ ਜੋੜ ਕਰਕੇ ਸਤਿਗੁਰੂ ਜਗਜੀਤ ਸਿੰਘ ਨੇ ਥੱਲੇ ਲਿਖ ਦਿੱਤਾ ਕਿ 33,19,000 ਸਾਲ ਇਸ ਨਾਮ ਦੇ ਉੱਤੇ ਮਿਹਨਤ ਹੋਈ ਹੋਈ ਹੈ, ਜਿਹੜਾ ਤੁਹਾਨੂੰ ਇਹ 4 ਅੱਖਰ ਨਾਮ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਲਿਆ ਕੇ ਦਿੱਤਾ। ਗੁਰੂ ਨਾਨਕ ਦੇਵ ਤੋਂ ਪਹਿਲੇ ਇਹ 4 ਅੱਖਰ ਦਾ ਨਾਮ ਨਹੀਂ ਸੀ, ਪਹਿਲੇ ਹੋਰ ਨਾਮ ਸਨ, ਇਹ ਗੁਰੂ ਨਾਨਕ ਦੇਵ ਤੋਂ ਇਹ 4 ਅੱਖਰ ਦਾ ਨਾਮ ਕੋਈ ਸ਼ੰਕਾਵਾਦੀ ਕਹੇ ਵੀ ਉੱਚੀ ਕਿਉਂ ਨਹੀਂ ਲੈਂਦਾ, ਸਾਨੂੰ ਹੁਕਮ ਹੈ ਬਾਣੀ ਵਿੱਚ ਕਿ ਉੱਚਾ ਨਹੀਂ ਕਹਿਣਾ, ਮਨ ਮੈਂ ਰਹਿਣਾ, ਆਪੇ ਜਾਣੇ ਜਾਣੋ, ਅਤੇ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘੱਟ ਘੱਟ ਹਰ ਭਰਪੂਰ ਕਿਹਾ, ਇਸ 'ਤੇ ਅਸੀਂ ਉੱਚੀ ਨਹੀਂ ਲੈਂਦੇ। ਅਤੇ ਕਿਉਂ ਕਿ ਕਹਿੰਦੇ ਗੁਪਤ ਮੰਤਰ ਕੋ ਰਾਖੀਏ, ਗੋਪ ਮੰਤਰ ਕੋ ਰਾਖੀਏ, ਪ੍ਰਗਟ ਵਿਫਲ ਹੋ ਜਾਏ, ਪ੍ਰਗਟ ਹੋਇਆ ਵਿਫਲ ਹੋ ਜਾਂਦਾ। ਇਹ ਪ੍ਰਮਾਣ ਵੀ ਹੈ ਕਿ ਜੇ ਤੁਸੀਂ ਬੀਜ ਬੀਜ ਕੇ ਉਹਦੇ ਉੱਤੇ ਮਿੱਟੀ ਨਹੀਂ ਪਾਉਂਦੇ, ਉਹਨੂੰ ਲੁਕਾਉਂਦੇ ਨਹੀਂ, ਤਾਂ ਜਾਨਵਰ ਚੁਗ ਜਾਣਗੇ। ਕਹਿੰਦੇ ਹਨ ਕਲਯੁਗ ਮੈਂ ਹਰ ਜੀਓ ਹੋਰ ਰੁੱਤ ਨਾ ਕਾਈ, ਅਤੇ ਗੁਰਮੁਖ ਰਾਮ ਨਾਮ ਹਿਰਦੇ ਲਿਹੋ ਜਮਾਈ, ਸਤਯੁਗ ਸੱਤ ਤ੍ਰੇਤਾ ਜੱਗੀ, ਦੁਆਪਰ ਪੂਜਾ ਚਾਰ, ਅਤੇ ਤਿੰਨੋਂ ਯੁਗ ਤਿੰਨੋਂ ਦੜੇ ਕਲ ਕੇਵਲ ਨਾਮ ਆਧਾਰ। ਸੋ ਗੁਰਮੁਖੋ, ਇਹ ਮੈਂ ਸ਼ਬਦ ਗੁਰੂ ਨਾਨਕ ਦੇਵ ਦਾ ਲਿਆ, ਉਹਨਾਂ ਨੇ ਇਹ ਮਿਹਨਤ ਨਾਮ 'ਤੇ ਕੀਤੀ ਹੋਈ ਝੰਡੇ ਵਾਢੀ ਨੂੰ ਦੱਸੀ, ਅਤੇ ਉਹ ਸਾਖੀ ਦਾ ਨਾਂ ਹੈ ਯੁੱਗਾਂ ਵਾਲੀ। ਪੁਰਾਣੀ ਸਾਖੀ 'ਚ ਮੈਂ ਆਪਣੀਆਂ ਅੱਖਾਂ ਨਾਲ ਵੀ ਪੜ੍ਹਿਆ, ਅੱਜ ਉਹ ਸਾਖੀਆਂ ਕੱਢ ਦਿੱਤੀਆਂ ਕਿਰਪਾ ਕਰਕੇ ਸਾਡੇ ਪ੍ਰੈਸਾਂ ਵਾਲਿਆਂ ਨੇ। ਅਤੇ ਫਿਰ ਜਿਹੜੀ ਬਾਣੀ ਹੈ ਪੜ੍ਹਦੇ, ਬਾਣੀ ਸਤਯੁਗ ਦੇ ਵਿੱਚ ਵੀ ਸੀ ਗੁਰਬਾਣੀ। ਮੈਂ ਪੰਜਾਂ ਮਿੰਟਾਂ ਨੂੰ ਤੁਹਾਤੋਂ ਹੀ ਖਿਮਾ ਮੰਗ ਲੈਣੀ ਹੈ। ਇਹ ਤਾਂ ਮਿਸ਼ਰੀ ਦਾ ਪਹਾੜ ਹੈ, ਗੁਰੂ ਕਾ ਜਸ, ਗੁਰ ਕੋ ਜਸ ਹੈ ਸੈਲ ਨਿਵਾਤੇ, ਮੈਂ ਕੀਤੀ ਕਿਆ ਚਖਾਉਂ ਤਾਤੇ, ਤੋ ਰਹੋ ਵਿਚਾਰ। ਬਾਣੀ ਉਸ ਵੇਲੇ ਵੀ ਸੀ, ਉਹ ਹਰੀਚੰਦ ਦੀ ਰਾਣੀ ਰਾਤੀ ਜਾਏ ਸੁਣੇ ਗੁਰਬਾਣੀ, ਅਤੇ ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਏ ਸੁਣੇ ਗੁਰਬਾਣੀ। ਸਾਧ ਸੰਗਤ ਵੀ ਸੀ ਅਤੇ ਗੁਰਬਾਣੀ ਵੀ ਸੀ ਅਤੇ ਨਾਮ ਵੀ ਸੀ ਅਤੇ ਸਤਿਗੁਰੂ ਵੀ ਸੀ, ਪਰ ਸਤਿਗੁਰੂ ਨਾਨਕ ਦੇਵ ਨੇ ਕਲਯੁਗ ਦੇ ਜੀਆਂ ਵਾਸਤੇ ਇਹ ਬਾਣੀ ਜਿਹੜੀ ਸੌਖੀ ਕਰਕੇ ਰਚੀ, ਜਿਹੜੀ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਅੰਗੁਰ ਪ੍ਰਸਾਦ, ਇਹ ਸਤਿਗੁਰੂ ਦੀ ਕਿਰਪਾ ਨਾਲ ਇਹ ਅਕਾਲ ਪੁਰਖ ਜਿਹੜਾ ਉੱਪਰ ਜਿਹਦੀਆਂ ਸਿਫਤਾਂ ਵਰਣਨ ਕੀਤੀਆਂ ਉਹ ਪ੍ਰਾਪਤ ਹੋ ਸਕੇਗਾ। ਇੱਥੋਂ ਬਾਣੀ ਸ਼ੁਰੂ ਕੀਤੀ, ਤਾਂ ਉਸ ਬਾਣੀ ਨੂੰ ਸੁਖੈਨ ਕਰਕੇ ਧੰਨ ਸਤਿਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ, ਜਿਉਂ ਲੱਗੇ ਹੈ ਕਹਿਣ ਪ੍ਰਭ ਕਹਿ ਸਿਮਰਨ ਗਰਭ ਨਾ ਬਸੈ, ਪ੍ਰਭ ਕਹਿ ਸਿਮਰਨ ਦੁੱਖ ਜਮ ਨਸੈ, ਪ੍ਰਭ ਕਹਿ ਸਿਮਰਨ ਕਾਲ ਪਰ ਹਰੈ, ਪ੍ਰਭ ਕਹਿ ਸਿਮਰਨ ਦੁਸ਼ਮਣ ਟਰੈ, ਅਤੇ ਉਹ ਪ੍ਰਭੂ ਦੇ ਸਿਮਰਨ ਦੀਆਂ 80 ਤੁਕਾਂ ਸੱਚੇ ਪਾਤਸ਼ਾਹ ਉਚਾਰਨ ਕਰ ਗਏ। ਇੱਕ ਇੱਕ ਅਸ਼ਟਪਦੀ ਦੀਆਂ 80-80 ਤੁਕਾਂ ਹਨ, ਮੇਰੇ ਵੀ ਸਤਿਗੁਰੂ ਪ੍ਰਤਾਪ ਸਿੰਘ ਦੀ ਕਿਰਪਾ ਨਾਲ ਕੰਠ ਹੋਈ। ਤਾਂ ਉਹ 8 ਪਦ ਹਨ, ਇੱਕ ਇੱਕ ਪਦ ਦੇ 10-10 ਤੁਕਾਂ ਹਨ, ਅਤੇ ਉਹਦੇ ਵਿੱਚ ਇੰਨੇ ਫਾਇਦੇ ਲਿਖ ਦਿੱਤੇ। ਕਹਿੰਦੇ ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵੱਡ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ 'ਤੇ ਆਈ ਹੈ, ਅਤੇ ਨਾਮ ਤੁਲ ਕੁਛ ਅਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਤਾਂ ਉਹ ਨਾਮ ਤੁਹਾਨੂੰ ਦਿੱਤਾ ਅਤੇ ਬਾਣੀ ਉਚਾਰਨ ਕਰਕੇ ਦਿੱਤੀ ਆਸਾ ਦੀ ਵਾਰ, ਭਾਗਾਂ ਵਾਲੇ ਜਿਹੜੇ ਗਾਉਂਦੇ ਹਨ ਅਤੇ ਸੁਣਦੇ ਹਨ, ਜਿਹੜੀ ਕਿ ਪਸ਼ੂਆਂ ਪ੍ਰੇਤਾਂ ਨੂੰ ਮੁਕਤ ਕਰ ਸਕਦੀ ਹੈ, ਉਹ ਸਤਿਗੁਰੂ ਦੇ ਦਰਬਾਰ 'ਚ, ਸਤਿਗੁਰੂ ਜਗਜੀਤ ਸਿੰਘ ਦੇ ਦਰਬਾਰ 'ਚ ਜਾਂ ਹੋਰ ਸਾਡੇ ਦਰਬਾਰ ਸਾਹਿਬ 'ਚ, ਖਾਸ ਖਾਸ ਗੁਰਦੁਆਰਿਆਂ 'ਚ, ਸੀਸਗੰਜ ਗੁਰਦੁਆਰੇ ਜਾਂ ਹੋਰ ਬੰਗਲਾ ਸਾਹਿਬ, ਜਿਤ ਭਾਗਾਂ ਵਾਲੇ ਹਨ ਜਿਹੜੇ ਉਸ ਬਾਣੀ ਨੂੰ ਪੜ੍ਹਦੇ ਹਨ ਰੋਜ਼ ਅਤੇ ਸੁਣਦੇ ਹਨ, ਸਣੇ ਕੇਸਾਂ ਇਸ਼ਨਾਨ ਕਰਕੇ ਉਹ ਜੀਵਨ ਮੁਕਤ ਹੋ ਜਾਂਦੇ ਹਨ, ਉਹ ਵੀ ਬਾਣੀ ਮੇਰੇ ਸਤਿਗੁਰੂ ਨਾਨਕ ਦੇਵ ਨੇ ਉਚਾਰਨ ਕੀਤੀ। ਅਤੇ ਮੈਂ ਸ਼ਬਦ ਲਿਆ ਸੀ, ਤੂੰ ਦਰੀਆਓ ਦਾਨਾ ਬੀਨਾ, ਅਤੇ ਮੈਂ ਮਛਲੀ ਕੈਸੇ ਅੰਤਲਾ ਹਾਂ।